ਜਾ ਤੈਨੂੰ ਮਮਤਾਜ ਬਣਾ ਦੂੰਗਾ, ਬਣ ਜਾ ਤੂੰ ਮੇਰੀ ਰਾਣੀ ਤੈਨੂੰ ਮਹਿਲ ਦਵਾ ਦੂੰਗਾ। ਤੈਨੂੰ ਮਮਤਾਜ ਬਣਾ ਦੂੰਗਾ, ਬਣ ਜਾ ਤੂੰ ਮੇਰੀ ਰਾਣੀ ਤੈਨੂੰ ਮਹਿਲ ਦਵਾ ਦੂੰਗਾ।